ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਵਡਹੰਸ ਮਹੱਲਾ ਪਹਿਲਾ ਘਰ ਪੰਜਵਾ ਅਲਾਹਲੀਆ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਧੰਨ ਸਿਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਧੈ ਲਾਇਆ ਮੋਹਲਤ ਪੁੰਨੀ ਪਾਈ ਪਰੀ ਜਾਨੀ ਅੜਾ ਘੱਤ ਚਲਾਇਆ ਧੰਨ ਸਿਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਧੈ ਲਾਇਆ ਮੋਹਲਤ ਪੁੰਨੀ ਪਾਈ ਪਰੀ ਜਾਨੀ ਅੜਾ ਕਤ ਚਲਾਇਆ ਜਾਨੀ ਘੱਤ ਚਲਾਇਆ ਲਿਖਿਆ ਰੁੰਨੇ ਵੀਰ ਸਬਾਏ ਕਾਇਆ ਹੰਸ ਪ੍ਰਿਆ ਵੇਸ਼ੋੜਾ ਜਾਂ ਦਿਨ ਪੁੱਲੇ ਜਿਹਾ ਲਿਖਿਆ ਤਿਹਾ ਪਾਇਆ ਜਿਹਾ ਪੁਰਬ ਕਮਾਇਆ ਧੰਨ ਸਿਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਧੈ ਲਾਇਆ ਸਾਹਿਬ ਸਿਮਰਹੁ ਮੇਰੇ ਭਾਈ ਹੋ ਸਭਨਾ ਇਹੁ ਪਿਆਰਾ ਇੱਥੈ ਧੰਧਾ ਚਾਰ ਦਿਹਾ ਆਗੈ ਸਰ ਪਰ ਜਾਣਾ ਆਗੈ ਸਰ ਪਰ ਜਾਣਾ ਜਿਉ ਮਿਹਮਾਣਾ ਕਾਹੇ ਗਾਰ ਬਕੀਜਾ ਜੇਤ ਸੇਵੈ ਦਰਗਹ ਸੁਖ ਪਾਈਐ ਨਾਮ ਤਿਸੈ ਕਾਲੀਜੈ ਆਗੈ ਹੁਕਮ ਨਾ ਚੱਲੈ ਮੂਲੇ ਸਿਰ ਸਿਰ ਕਿਆ ਵਿਹਾਰ सबना एहु पयाणा जो तिस पावे समरथ सोथिया हिलड़ा एहु संसारो जाल थाल महियाल राव रहे आल साचरा सिरजनहारो साचा सिरजनहारो अलाख अपारो फल पया है एक मान जिनी ते आया ताहे ताहे उसारे आपे हुकम सवारण हारो पावे सम्राट सो थिया ही लड़ा एहु संसारो नानक रुन्ना बाबा जानिया सगल विकारो रोवण सगल विकारो गाफल संसारो माया कारण रोवे सूचै नाही एहो तान एवै खोवै एथै आया सब को जासे कूड़ करहु अहंकारो ओंकार सतगुर प्रसाद धन सिरंदा सच्चा पात साहु जिन जग तंध लाया मोहलत पुन्नी पाई भरी जानी अड़ा कत चलाया।